ਉਹ ਹੌਲੀ ਮੈਂ ਕਿਤੇ ਭਾਈ ਥੋੜਾ ਚੱਲਿਆ Hello? He was arrested at Nakedama. But he's a criminal. Okay. Okay, fine. Okay, fine. Mixing. Mixing. Gurnam Pullar. ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆਂ ਚ ਕੱਢੇ ਆ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆਂ ਚ ਕੱਢੇ ਆ ਬੰਦੇ ਪੂਰੇ ਕਿੱਲ ਨੀ ਗਾਡਰ ਜੇ ਦਿਲ ਨੀ ਚੜਦੀ ਜਵਾਨੀ ਹਿੱਕਾਂ ਫਿਰੇ ਠਾਰਦੀ ਚੜਦੀ ਜਵਾਨੀ ਹਿੱਕਾਂ ਫਿਰੇ ਠਾਰਦੀ ਕੰਬਦੀ ਆ ਗੇਮੇ ਵੀ ਇੱਕ ਬਾਲ ਤੇ ਜੇ ਅੜਦੀ ਦਿਸੀ ਤਾਂ ਗੱਲ ਫੋਨ ਮਾਰਦੀ ਓਡੀਆਂ ਨਾ ਪੈਂਦੇ ਨੀ ਟੋਚਣ ਜਾਣੇ ਫੋੜਦੇ ਚੱਕਦੇ ਨੀ ਰੈਡ ਬੁੱਲ ਗਿੱਜੇ ਪਹਿਲੇ ਤੋੜਦੇ ਓਡੀਆਂ ਨਾ ਨੰਬਰ ਸੇਵ ਕਰ ਲਈ ਮੇਰਾ ਬੰਦੇ ਧਰਨਾਟ ਬਿੱਲੋ ਜਿੰਨਾ ਨਾਲ ਯਾਰੀਆਂ ਵੈਲੀਆਂ ਨੇ ਫੜਾਂ ਕਦੇ ਫੋਕੀਆਂ ਨੀ ਮਾਰੀਆਂ ਬੰਦੇ ਧਰਨਾਟ ਬਿੱਲੋ ਜਿੰਨਾ ਨਾਲ ਯਾਰੀਆਂ ਵੈਲੀਆਂ ਨੇ ਫੜਾਂ ਕਦੇ ਫੋਕੀਆਂ ਨੀ ਮਾਰੀਆਂ ਕਰੀ ਕੇਰਾ ਚੱਕਨੀ ਭਰਦੇ ਨੇ ਜੈਕਨੀ ਲੈਣੀ ਸਿਰ ਪੰਚ ਪੱਕੀ ਆਉਂਦੇ ਵਾਰ ਦੀ ਲੈਣੀ ਸਿਰ ਪੰਚ ਪੱਕੀ ਆਉਂਦੇ ਵਾਰ ਦੀ ਘੁੰਮਦੀ ਆ ਗੇਮੇ ਵੀ ਇੱਕ ਬਾਲ ਤੇ ਜੇ ਅੜਦੀ ਦਿਸੀ ਤਾਂ ਗੱਲ ਫੋਨ ਮਾਰਦੀ ਘੁੰਮਦੀ ਆ ਗੇਮੇ ਵੀ If you're ever in trouble, phone this guy. He's the only one I can trust. ਓ ਜੱਟ ਗਰਨੇਡ ਜਿਹਾ ਖੜਾ ਤੇਰੇ ਨਾਲ ਨੀ ਸੁਰਖ ਬੁੱਲਾਂ ਚੋਂ ਕਹਿ ਦੇ ਵਿੱਕੀ ਤਾਲੀ ਵਾਲ ਨੀ ਜੱਟ ਗਰਨੇਡ ਦੇ ਨਾਲ ਖੜਾ ਤਾਲ ਜੱਟ ਗਰਨੇਡ ਜਿਹਾ ਖੜਾ ਤੇਰੇ ਨਾਲ ਨੀ ਸੁਰਖ ਬੁੱਲਾਂ ਚੋਂ ਕਹਿ ਦੇ ਵਿੱਕੀ ਤਾਲੀ ਨਾ ਗੱਲ ਭੁੱਲਰ ਦੀ ਗੌਲ ਦੀ ਐਵੇਂ ਫਿਰੇ ਡੋਲਦੀ ਬਣ ਜਾ ਰੇ ਕਾਨੇ ਸਾਡੀ ਸਰਦਾਰ ਨੀ ਘੁੰਮਦੀ ਆ ਗੇਮੇ ਵੀ ਇੱਕ ਬੋਲ ਤੇ ਜੇ ਅੜਦੀ ਦਿਸੀ ਤਾਂ ਗੱਲ ਫੋਨ ਮਾਰਦੀ ਘੁੰਮਦੀ ਆ ਗੇਮੇ ਵੀ ਇੱਕ ਬੋਲ ਤੇ ਜੇ ਅੜਦੀ Yeah, mixing in the house. ਜੇ ਅੜਦੀ ਦਿਸੀ ਤਾਂ ਗੱਲ ਫੋਨ ਮਾਰਦੀ ਸੁਖ ਸੰਗੇੜਾ ਫੋਨ ਮਾਰਦੀ ਜਸ ਰੈਕਟਸ ਫੋਨ ਮਾਰਦੀ